ਤੂੰ ਪਾਸ ਲਫਾ ਦੇ ਜਾੜ ਜਾੜ ਨੀਲੇ ਨੈਣਾ ਦੇ ਨਾਲ ਨਾਲ ਮੁੰਡਾ ਖੇਲ ਪਟਾਰੀ ਪਾਇਆ ਨਾ ਅੱਖ ਲੱਗੇ ਨਾ ਭੁੱਖ ਲੱਗੇ ਨਾ ਚੰਦਰੇ ਦੀ ਹੁਣ ਸੁੱਖ ਲੱਗੇ ਤੂੰ ਰੋਗ ਕਿਹੋ ਜਿਹਾ ਰਾਇਆ All systems go, about to take flight now. Don't know, send me, have to do it well. My body is the wickedest, my face it is the prettiest. I got him acting like the silliest for realest. The situation the stickiest, he tells me I'm the sweetest. The neatest, you believe it, the fact is you can't beat it. Tu tadkan ban gaye, chandre de dil dini. Din katda mar mar ke, jis din na mil dini. ਦਿਨ ਨਾ ਮਿਲਦੀ ਨੀ ਕਦੇ ਇਸ ਮੋੜ ਕਦੇ ਉਸ ਮੋੜ ਤੇਰੀ ਲੱਗਦੀ ਉਹਨੂੰ ਤੋੜ ਤੋੜ ਤੂੰ ਕਿਹੜੇ ਨਸ਼ੇ ਤੇ ਲਾਇਆ ਤੂੰ ਪਾਸ ਲਫਾ ਦੇ ਜਾਲ ਜਾਲ ਨੀਲੇ ਨੈਣਾ ਦੇ ਨਾਲ ਨਾਲ ਮੁੰਡਾ ਕੀ ਲਪਟਾਰੀ ਪਾਇਆ ਤੂੰ ਪਾਸ ਲਫਾ ਦੇ ਜਾਲ ਜਾਲ ਨੀਲੇ ਨੈਣਾ ਦੇ ਨਾਲ ਨਾਲ ਮੁੰਡਾ ਕੀ ਲਪਟਾਰੀ ਪਾਇਆ She a rude gal, so fine too, which is crucial. Say bye bye to, why you use gal? NYU, not your usual. Me and you, we gon' ride as one. So much to do, the night is still young. Damn, you so fine, girl, what's on your mind? The way your eyes shine, gotta make you mine. Gambaro se phal varga, phir na kumda yaani. Tenu koki deep dil di, gal kehna paayani. ਵਰਗਾ ਫਿਰ ਦਾ ਘੁੰਮਣਾਇਆ ਨੀ ਤੈਨੂੰ ਕੋਕੀ ਦੀਪ ਦਿਲ ਦੀ ਗੱਲ ਕਹਿਣਾ ਪਾਇਆ ਨੀ ਕਦੇ ਬਹਿ ਜਾਇਆ ਕੇ ਕੌਣ ਕੌਣ ਤੋਂ ਬੋਲ ਪਿਆਰ ਦੇ ਬੋਲ ਬੋਲ ਹਾਂ ਕਰਦੇ ਕਿਉਂ ਤੜਫਾਇਆ ਤੂੰ ਪਾਸ ਲਫਾ ਦੇ ਜਾਲ ਜਾਲ ਨੀਲੇ ਨੈਣਾ ਦੇ ਨਾਲ ਨਾਲ ਮੁੰਡਾ ਕੀ ਲਪਟਾਰੀ ਪਾਇਆ ਤੂੰ ਪਾਸ ਲਫਾ ਦੇ ਜਾਲ ਜਾਲ ਨੀਲੇ ਨੈਣਾ ਦੇ ਨਾਲ ਨਾਲ ਮੁੰਡਾ ਕੀ ਲਪਟਾਰੀ ਪਾਇਆ